ਬਰੀ ਤੂੰ ਸੈਟੜੇ ਕਲੱਬ ਬਿੱਲੋ ਜਾਨੀ ਏ ਨੱਚ ਨੱਚ ਬਿੱਲੋ ਉੱਥੇ ਚੱਲੀ ਹੋਈ ਜਾਨੀ ਏ ਸਭ ਤੱਕ ਦੇ ਤੇਰੀਆਂ ਯਾਦਾਂ ਨੀ ਨਸ਼ੇ ਦੀ ਬੰਦ ਬੋਤਲੇ ਜਦੀਦ